ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹੱਥ ਮਰੋਰਾ ਬਾਵਲ ਹੋਈ ਸੋ ਸਹਲੋਰਾ ਕੈ ਸਹ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤਪ ਤਪ ਲੋਹੇ ਲੋਹੇ ਹੱਥ ਮਰੋਰਾ ਬਾਬਲ ਹੋਈ ਸੋ ਸਹਲੋਰਾ ਤੈ ਸਹ ਮਨ ਮਹਿ ਕੀਆ ਰੋਸ ਮੁਝ ਅਵਗਨ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਨ ਖੋਈ ਪਾਛਾ ਪਛਤਾਨੀ ਰਹਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹੇ ਹਉ ਬਿਰਹਾ ਜਾਲੀ ਬਿਰਹਾ ਵਿਹੂਣ ਕਟਹੇ ਸੁਖ ਪਾਈ ਜਾਉ ਕਿਰਪਾਲ ਤਾ ਪ੍ਰਭੂ ਮਿਲਾਏ ਮਿਰਦਣ ਖੂਹੀ ਮੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾਂ ਮੇਰਾ ਅੱਲਹ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਆਂ ਤਿੱਖੀ ਬਹੁਤ ਪੀਣੀ ਉਸ ਉਪਰਾ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਾਟ ਹਮਾਰੀ ਖਰੀ ਉਡੀਣੀ ਖੰਨੇ ਹਾਂ ਤਿੱਖੀ ਬਹੁਤ ਪੀਣੀ ਉਸ ਉਪਰ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੋ ਰਹੋ, ਬਾਵਲ ਹੋਈ ਸੋ ਸਹ ਲੋ ਰਹੋ, ਤੈ ਸਹ ਮਨ ਮਹਿ ਕੀਆ ਰੋਸ, ਮੁਝ ਆਵਗਣ ਸਹ ਨਾਹੀ ਦੋਸ।